ਪੱਥਰਾਂ ਦਾ ਦਿਲ ਦਿੱਲੀਏ ਨੀ ਤੇਰਾ ਪੱਥਰਾਂ ਦਾ ਦਿਲ ਦਿੱਲੀਏ ਨੀ ਨਾ ਡੋਲਦਾ ਏ ਨਾ ਕੰਬਦਾ ਏ ਚੋਰਾਂ ਦੀ ਰਾਖੀ ਕਰਦਾ ਏ ਸੱਚਿਆਂ ਨੂੰ ਸੂਲੀ ਟੰਗਦਾ ਏ ਇਹ ਖੂਨ ਬੇਦੋਸ਼ੇ ਇਹ ਖੂਨ ਬੇਦੋਸ਼ੇ ਲੋਕਾਂ ਦਾ ਬੇਦਰਦ ਪੀਣ ਨੂੰ ਮੰਗਦਾ ਏ ਕਹੇ ਸੱਤਾ ਏ ਦਸਤੂਰ ਤੇਰਾ ਬਣ ਸਕਦਾ ਮਸਲਾ ਜੰਗਦਾ ਏ ਕਹੇ ਸੱਤਾ ਏ ਦਸਤੂਰ ਤੇਰਾ ਬਣ ਸਕਦਾ ਮਸਲਾ ਜੰਗਦਾ ਏ ਪੰਜਾਬ ਨਾਲ ਕੀਤੇ ਬੜੇ ਪੈਰ ਤੂੰ ਦਿੱਲੀਏ ਪੰਜਾਬ ਨਾਲ ਕੀਤੇ ਬੜੇ ਪੈਰ ਤੂੰ ਦੱਸ ਕਿਹੜੇ ਜਨਮਾਂ ਦਾ ਦੱਸ ਕਿਹੜੇ ਜਨਮਾਂ ਦਾ ਪੰਜਾਬ ਨਾਲ ਕੀਤੇ ਬੜੇ ਕੈਰ ਤੂੰ ਉਹ ਦਿੱਲੀਏ ਪੰਜਾਬ ਨਾਲ ਕੀਤੇ ਬੜੇ ਕੈਰ ਤੂੰ ਦੱਸ ਕਿਹੜੇ ਜਨਮਾਂ ਦਾ ਦੱਸ ਕਿਹੜੇ ਪੰਜਾਬ ਨਾਲ ਕੀਤੇ ਬੜੇ ਕੈਰ ਤੂੰ ਦਿੱਲੀਏ ਪੰਜਾਬ ਨਾਲ ਕੀਤੇ ਬੜੇ ਕੈਰ ਤੂੰ ਦੱਸ ਕਿਹੜੇ ਜਨਮਾਂ ਦਾ ਦੱਸ ਕਿਹੜੇ ਜਨਮਾਂ ਦਾ पंजाब नाल कीते बड़े कैर तू, दिल्लीए पंजाब नाल कीते बड़े कैर तू। दस केड़े जन्मा दा, दस केड़े जन्मा दा। पंजाब नाल कीते बड़े के।